ਅਸੀਂ ਵੱਡੇ ਸਰਦਾਰ ਸਾਡੀ ਚੱਲਦੀ ਏ ਯਾਰ ਅਸੀਂ ਵੱਡੇ ਸਰਦਾਰ ਸਾਡੀ ਚੱਲਦੀ ਏ ਯਾਰ ਸਾਡੇ ਅੱਗੇ ਚੱਲਦਾ ਨੀ ਇੱਥੇ ਕੋਈ ਹਥਿਆਰ ਜਿੱਥੇ ਖੜ ਜਾਂਦੇ ਆ ਉੱਥੇ ਅੜ ਜਾਂਦੇ ਆ ਪਿੱਛੇ ਮੈਡ ਸਾਰੇ ਸ਼ਹਿਰ ਦੀਆਂ ਸੋਹਣੀਆਂ ਟੌਰਾਂ ਸਾਡੇ ਵਰਗੀਆਂ ਕਿਤੇ ਵੀ ਨਹੀਂ ਹੁੰਦੇ ਵੀ ਨਹੀਂ ਹੋਣੀਆਂ ਸਾਡੇ ਪਿੱਛੇ ਮੈਡ ਸਾਰੇ ਸ਼ਹਿਰ ਦੀਆਂ ਸੋਹਣੀਆਂ ਟੌਰਾਂ ਸਾਡੇ ਵਰਗੀਆਂ ਕਿਤੇ ਵੀ ਚੜਦਾ